ਜੀ ਘੱਟ ਮਸਾਲਾ ਸਾਲਾ ਮੈਂ ਆ ਕੇ ਆਉ ਸੈਵਰ ਆਉਦਾ ਹੈ ਬੂਏ ਨੂੰ ਲਾ ਦਿਓ ਤਾਲਾ ਰਾਹ ਲਿਆ ਵੀ ਕਿਤੇ ਮੈਂ ਤੂੰ ਹੀ ਆ ਸਪੀਡੀ ਕੋ ਨਾਲ ਜ਼ਾਰੀ ਦਾ ਜਿੰਨੀ ਵਜ ਰਹਿੰਦੀ ਹਬੀਬਾ ਆਮ ਟ੍ਰੈਵਲਿੰਗ ਕੰਟਰੀ ਨੋ ਵੀਜ਼ਾ 24/7 ਮੀ ਬਾਲਿੰਗ ਮਰਡਰ ਵੀ ਮਰਡਰ ਵੀ ਕਾਲ ਇਟ ਕਾਲ ਇਟ ਵਟੈਵਰ ਯੂ ਵਾਂਟ ਇਟ ਲਵਾ ਮੈਂ ਦੂਰੋਂ ਨਜ਼ਾਰੇ ਗੱਲਾਂ ਤੇ ਕਰਦੇ ਨੇ ਸਾਰੇ ਨਵਾਂ ਕੋਈ ਚੰਨ ਜੇ ਚਾੜੇ ਲੱਗਦੇ ਮੈਨੂੰ ਵਿਚਾਰੇ ਮੇਰੀ ਤੇ ਪ੍ਰੈਜ਼ੀਡੈਂਟ ਰੋਲੀ ਸਾਡਾ ਵੀ ਲੈਵਲ ਮਾਉਂਟ ਐਵਰੈਸਟ ਚਿਲਿੰਗ ਇਨ ਫਰਸਟ ਕਲਾਸ ਇਨ ਐਵਰੈਸਟ ਐਂਡ ਆ ਦੇ ਵੀਕ ਇਨ ਦ ਚੈਲੰਜਸ ਫਾਵੀ ਐਂਡ ਆਈ ਕਨ ਐਡੀਡਸ ਕਿਹੜੀ ਤਕਲੀਫ ਤੂੰ ਸਾਨੂੰ ਦੱਸ ਇਹਨਾਂ ਦਾ ਕਰੀਏ ਬੰਦੋਬਸਤ ਨੈਵਿਸ਼ ਬਣੇ ਨੇ ਮਗਰ ਮੱਛ ਇਹਨਾਂ ਦੀ ਇਮੇਜ ਫੇਕ ਜਿਵੇਂ ਤੇਰੀ ਚੈੱਕ ਦੇ ਹੇਅਰ ਐਕਸਟੈਂਸ਼ਨਸ ਓਰੀਜਿਨਲ ਦੀ ਹੈਗ ਦਾ ਫਾਈਨੈਂਸ 2007 ਤੋਂ ਟੈਂਸ਼ਨਸ ਮੇਰੇ ਦਿਸ ਨਿਗਰਸ ਨੇ ਰੈਗੂਲਰ ਸਾਡੇ ਤੇ ਡਾਇਮੰਡਸ ਨੇ ਬ੍ਰਿਲੀਅੰਟ ਮੈਨੂੰ ਤੇ ਲੱਗਦੇ ਫਿਊਰੀਅਸ ਤੈਨੂੰ ਮਿਲਾਂ ਮੈਂ ਨਾ ਸੀਰੀਅਸ ਦੇ ਐਂਡ ਵੀ ਵਿਲ ਨੈਵਰ ਦੀ ਸੀ ਮੀ ਵਨ ਆ ਰੋਲ ਇਨ ਅ ਲੈਂਬੋਰਗੀਨੀ ਮੇਰੀ ਮੇਸ ਮਾ ਜੈਲਾ ਨੇ ਜੁੱਤੀਆਂ ਸਾਡੀਆਂ ਰੋਜ਼ ਨੇ ਛੁੱਟੀਆਂ ਲੱਖਾਂ ਦੀ ਸ਼ਾਪਿੰਗ ਇਨ ਹੈਰਿਸ ਸ਼ਾਂਜ਼ਲੀਜ਼ੇ ਆਮ ਇਨ ਪੈਰਿਸ ਆ ਮੇਕ ਸ਼ੋਰ ਆ ਮੇਕ ਹਿਮ ਐਂਬੈਰਿਸ ਮੇਰੀ ਤੇ ਪ੍ਰੈਜ਼ੀਡੈਂਟ ਰੋਲੀ ਸਾਡਾ ਵੀ ਲੈਵਲ ਮਾਉਂਟ ਐਵਰੈਸਟ ਆਮ ਚਿਲਿੰਗ ਇਨ ਫਰਸਟ ਕਲਾਸ ਇਨ ਐਮਰਸ ਐਂਡ ਆ ਦੇ ਵੀਕ ਇਨ ਦ ਚੈਲੰਜਸ ਫਾਵੀ ਐਂਡ ਆਈ ਕਨ ਐਡੀਡਸ ਕਿਹੜੀ ਤਕਲੀਫ ਤੂੰ ਸਾਨੂੰ ਦੱਸ ਇਹਨਾਂ ਦਾ ਕਰੀਏ ਬੰਦੋਬਸਤ ਨੈਵਿਸ਼ ਬਣੇ ਨੇ ਮਗਰ ਮੱਛ Chilling in first class in Emirates End of the week in the challenges Bobby and Nike in the Adidas Kari te Cleave, tu sanu da End of the career, bandobas Nadish burning in Megamatch Medi te President Rowley Sand of the level, Mount Everest Chilling in first class in Emirates End of the week in the challenges Bobby and Nike in the Adidas Kari te Cleave, tu sanu da End of the career, bandobas Nadish burning in Megamatch